ਕਿੱਦਾਂ ਵੀਰੇ? ਸੌਰੀ, ਪਛਾਣਿਆ ਨਹੀਂ ਮੈਂ ਤੁਹਾਨੂੰ। ਪਛਾਣਿਆ ਨਹੀਂ? ਓ ਯਾਰ, ਰਾਤ ਆਪਾਂ ਪੱਬ 'ਚ ਇਕੱਠੇ ਤਾਂ ਸੀ। ਪੱਬ? ਹੋਰ, 4-5 ਘੰਟੇ ਬੈਠੇ ਰਹੇ। ਤੈਨੂੰ ਕੁੜੀ ਤਾਂ ਸੀ। ਹੈਲੋ, ਕਿਹੜੀ ਕੁੜੀ, ਕਿਹੜਾ ਪੱਬ, ਮੈਂ ਨਹੀਂ ਜਾਣਦਾ ਤੈਨੂੰ ਵੀਰੇ। ਪਲੀਜ਼ ਲੈਕਸ ਮੈਮ। ਓਹ, ਕੀ ਹੋ ਗਿਆ ਬ੍ਰੋ? ਸੋਹਣੀ ਖਰ ਖੈਰ, ਕਹਿੰਦਾ ਪਛਾਣਦਾ ਹੀ ਨਹੀਂ। ਓ ਕੀ ਦੱਸਾਂ ਯਾਰ, ਇਹਦਾ ਵਿਚਾਰੇ ਦਾ ਕੋਈ ਕਸੂਰ ਨਹੀਂ। ਜਦ ਦਾ ਐਕਸੀਡੈਂਟ ਹੋਇਆ ਤਾਂ ਗਜਨੀ ਵਾਲਾ ਹਾਲ ਹੋਇਆ ਪਿਆ। ਹੋ ਕਿਦਾਂ? ਥੋੜੇ ਟਾਈਮ ਬਾਅਦ ਇਹਨੂੰ ਕੁਝ ਯਾਦ ਨਹੀਂ ਰਹਿੰਦਾ। ਹੋਰ ਤਾਂ ਹੋਰ, ਇਹਦੇ ਨਾਲ ਇੱਕ ਕੁੜੀ ਹੁੰਦੀ ਹੈ। ਉਹ ਵਿਚਾਰੀ ਰੋਜ਼ ਆਨਿਆਂ ਬਹਾਨਿਆਂ ਨਾਲ ਇਹਨੂੰ ਮਿਲਦੀ ਹੈ ਤਾਂ ਅਗਲੇ ਦਿਨ ਉਹਨੂੰ ਭੁੱਲ ਜਾਂਦਾ। ਅੱਛਾ, ਉਹ ਚਿਲ ਮੈਨ, ਟੈਨਸ਼ਨ ਨਹੀਂ ਲੈਣੀ। ਕੁਲਵਿੰਦਰ ਬਿੱਲਾ, ਸਜਣਾ ਤੇਰੇ ਨੈਣ ਫਰੇਬੀ, ਮੇਰੇ ਤੇ ਜਾਦੂ ਕਰ ਗਏ, ਮੇਰੇ ਜਜ਼ਬਾਤ ਡੋਲ ਗਏ, ਦਿਲ ਨੂੰ ਬੇਕਾਬੂ ਕਰ ਗਏ। ਸਜਣਾ ਤੇਰੇ ਨੈਣ ਫਰੇਬੀ, ਮੇਰੇ ਤੇ ਜਾਦੂ ਕਰ ਗਏ, ਮੇਰੇ ਜਜ਼ਬਾਤ ਡੋਲ ਗਏ, ਦਿਲ ਨੂੰ ਬੇਕਾਬੂ ਕਰ ਗਏ। ਜਿੱਧਰ ਵੀ ਦੇਖਾ ਸਜਣਾ, ਦਿਸਦਾ ਤੂੰ ਚਾਰ ਚੁਫੇਰੇ। ਜਾਗਾ ਤਾਂ ਯਾਦਾਂ ਤੇਰੀਆਂ, ਸੌਵਾਂ ਤਾਂ ਸੁਪਨੇ ਤੇਰੇ। ਜਾਗਾ ਤਾਂ ਯਾਦਾਂ ਤੇਰੀਆਂ, ਸੌਵਾਂ ਤਾਂ ਸੁਪਨੇ ਤੇਰੇ। ਜਾਗਾ ਤਾਂ ਯਾਦਾਂ ਤੇਰੀਆਂ, ਓਏ ਸੌਵਾਂ ਤਾਂ ਸੁਪਨੇ ਤੇਰੇ। ਮੇਰੇ ਨਹੀਂ ਆਖੇ ਲੱਗਦਾ, ਅੱਖੀਆਂ ਵਿੱਚ ਨੀਂਦ ਨਾ ਪੈਂਦੀ, ਤੇਰੇ ਬਿਨ ਜੀ ਨਹੀਂ ਲੱਗਦਾ। ਦਿਲ ਤੇਰੀ ਬੋਲੀ ਬੋਲੇ, ਮੇਰੇ ਨਹੀਂ ਆਖੇ ਲੱਗਦਾ, ਅੱਖੀਆਂ ਵਿੱਚ ਨੀਂਦ ਨਾ ਪੈਂਦੀ, ਤੇਰੇ ਬਿਨ ਜੀ ਨਹੀਂ ਲੱਗਦਾ। ਮੰਗਦੀਆਂ ਦਿਲੋਂ ਦੁਆਵਾਂ ਤੇਰੇ ਨਾਲ ਹੁਣ ਸਵੇਰੇ। ਜਾਗਾ ਤਾਂ ਯਾਦਾਂ ਤੇਰੀਆਂ, ਸੌਵਾਂ ਤਾਂ ਸੁਪਨੇ ਤੇਰੇ। ਜਾਗਾ ਤਾਂ ਯਾਦਾਂ ਤੇਰੀਆਂ, ਸੌਵਾਂ ਤਾਂ ਸੁਪਨੇ ਤੇਰੇ। ਜਾਗਾ ਤਾਂ ਯਾਦਾਂ ਤੇਰੀਆਂ, ਓਏ ਸੌਵਾਂ ਤਾਂ। ਤੂੰ ਹੀ ਬਸ ਆਪਣਾ ਲੱਗਦਾ, ਦੁਨੀਆਂ ਹੋ ਗਈ ਬੇਗਾਨੀ, ਤਾਂ ਮਹਿਰਾਜ ਵਾਲਿਆ ਤੂੰ ਹੀ ਇਸ ਦਿਲ ਦਾ ਜਾਨੀ। ਤੂੰ ਹੀ ਬਸ ਆਪਣਾ ਲੱਗਦਾ, ਦੁਨੀਆਂ ਹੋ ਗਈ ਬੇਗਾਨੀ, ਹੁਣ ਤਾਂ ਮਹਿਰਾਜ ਵਾਲਿਆ ਤੂੰ ਹੀ ਇਸ ਦਿਲ ਦਾ ਜਾਨੀ। ਹਰ ਦਿਨ ਹੁਣ ਵੱਧਦੇ ਜਾਂਦੇ, ਮਿਲਿਆ ਤੇਰੇ ਦਿਲ ਵਿੱਚ ਫੇਰੇ, ਮਿਲਿਆ ਤੇਰੇ ਦਿਲ ਵਿੱਚ। ਹਾਂ, ਜਾਗਾ ਤਾਂ ਯਾਦਾਂ ਤੇਰੀਆਂ, ਸੌਵਾਂ ਤਾਂ ਸੁਪਨੇ ਤੇਰੇ। ਜਾਗਾ ਤਾਂ ਯਾਦਾਂ ਤੇਰੀਆਂ, ਸੌਵਾਂ ਤਾਂ ਸੁਪਨੇ ਤੇਰੇ। ਜਾਗਾ ਤਾਂ ਯਾਦਾਂ ਤੇਰੀਆਂ, ਸੌਵਾਂ ਤਾਂ ਸੁਪਨੇ ਤੇਰੇ। ਜਾਗਾ ਤਾਂ ਯਾਦਾਂ ਤੇਰੀਆਂ, ਓਏ ਸੌਵਾਂ ਤਾਂ ਸੁਪਨੇ ਤੇਰੇ। ਗੁੱਡ ਮਾਰਨਿੰਗ। ਹਾਂਜੀ, ਕੀ ਕਰ ਰਹੇ ਤੁਸੀਂ? ਕੂਲ ਡਾਊਨ। ਜਾਣਨਾ ਪਹਿਚਾਣ, ਕਿਵੇਂ ਹੱਕ ਕਰੀ ਜਾਂਦੇ ਤੁਸੀਂ? ਓਏ ਸੌਵਾਂ ਤਾਂ ਸੁਪਨੇ ਤੇਰੇ।